kore kore hatha utte mandi kore kore kore kore hatha utte mandi o ek vari lagdi te lag ke ne lande ਕਹਿੰਦੀ ਕੁਝ ਕਹਿੰਦੀ ਓਏ ਕੋਰੇ